ਚਿਤਾਉਂਦੀ ਕਿਉਂ ਨੈਣੋ ਨੀਰ ਬਹਾਉਂਦੀ ਕਿਉਂ ਬੀਤੇ ਨੂੰ ਪਛਤਾਉਂਦੀ ਕਿਉਂ ਨੈਣੋ ਨੀਰ ਬਹਾਉਂਦੀ ਆਪਾਂ ਵਿਛੜ ਗਏ ਤਾਂ ਕੀ ਹੋਇਆ ਆਪਾਂ ਵਿਛੜ ਗਏ ਤੇਰਾ ਮੇਰਾ ਮਿਲਣਾ ਰੱਬ ਨੇ ਇੰਨਾ ਲਿਖਿਆ ਸੀ ਤੇਰਾ ਮੇਰਾ ਮਿਲਣਾ ਰੱਬ ਨੇ ਇੰਨਾ ਲਿਖਿਆ ਸੀ ਤੇਰਾ ਮੇਰਾ ਮਿਲਣਾ ਰੱਬ ਨੇ ਇੰਨਾ ਲਿਖਿਆ ਸੀ ਤੇਰਾ ਮੇਰਾ ਮਿਲਣਾ ਰੱਬ ਨੇ ਇੰਨਾ ਲਿਖਿਆ ਸੀ ਜੇ ਹੁੰਦਾ ਵਿੱਚ ਮੇਲ ਨਸੀਬਾ ਨਾ ਕਦੇ ਵਿਛੋੜੇ ਪੈਂਦੇ ਇਹ ਦਿਨ ਨਾ ਵੇਖਣ ਨੂੰ ਮਿਲਦੇ ਸਦਾ ਹੀ ਕਰਦੇ ਰਹਿੰਦੇ ਤੇਰੇ ਬਾਜੋ ਮੁਸ਼ਕਿਲ ਜੀ ਤੇਰੇ ਬਾਜੋ ਮੁਸ਼ਕਿਲ ਜੀਣਾ ਫਿਰ ਵੀ ਰਹਾ ਮੈਂ ਜੀ ਤੇਰਾ ਮੇਰਾ ਮਿਲਣਾ ਰੱਬ ਨੇ ਇੰਨਾ ਲਿਖਿਆ ਸੀ ਤੇਰਾ ਮੇਰਾ ਮਿਲਣਾ ਰੱਬ ਨੇ ਇੰਨਾ ਲਿਖਿਆ ਸੀ ਛੱਡਨੀ ਅੜੀਏ ਤੂੰ ਤਾਂ ನೀ ಅಡಿಯೇ ತೂತ ಹೊಣೆ ಹೋ ಗೈ ಪರಾಯಿ ಮೇರೆ ವಾಂಗು ಚಲ್ಲಣಿ ಸಿಖಿಲ ತೂವೀ ದರ್ದ ಜುದಾಯಿ ಪೆಂಡ ಬಾಲಾ ಕೀ ਪੈਂਦੇ ਵਾਲਾ ਕੀ ਨਹੀਂ ਲੱਗਦਾ ਨਿੱਕੇ ਤੇਰੇ ਦਾ ਜੀ ਤੇਰਾ ਮੇਰਾ ਮਿਲਣਾ ਰੱਬ ਨੇ ਇੰਨਾ ਲਿਖਿਆ ਸੀ ਤੇਰਾ ਮੇਰਾ ਮਿਲਣਾ ਰੱਬ ਨੇ ਇੰਨਾ ਲਿਖਿਆ ਸੀ।